ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹੱਲਾ ਤੀਜਾ ਪੂਰਬ ਲਿਖਿਆ ਕਮਾਵਣਾ ਜੇ ਕਰਤਾ ਆਪ ਲਿਖਿਆਸ ਮੋਹ ਠਗੌਲੀ ਪਾਈਅਨ ਵਿਸਰਿਆ ਗੁਣ ਤਾਸ ਪੂਰਬ ਲਿਖਿਆ ਕਮਾਵਣਾ ਜੇ ਕਰਤਾ ਆਪ ਲਿਖਿਆਸ ਮੋਹ ਠਗੌਲੀ ਪਾਈਅਨ ਵਿਸਰਿਆ ਗੁਣ ਤਾਸ ਮਤ ਜਾਣਾ ਹੋ ਜਗ ਜੀਵ ਦਾ ਦੂਜੇ ਭਾਏ ਮੋਆਸ ਜਿਨੇ ਗੁਰਮੁਖ ਨਾਮ ਨਾ ਚੇਤਿਓ ਸੇ ਬਹਿਣ ਨਾ ਮਿਲਣੀ ਪਾਸ ਦੁਖ ਲਾਗਾ ਬਹੁ ਅਤ ਘਣਾ ਪੁੱਤ ਕਲਤ ਨਾ ਸਾਥ ਕੋਈ ਜਾਸ ਲੋਕਾਂ ਵਿੱਚ ਮੋਹ ਕਾਲਾ ਹੁਆ ਅੰਦਰ ਉਬੇ ਸਾਸ ਮਨ ਮੁਖਾ ਨੋ ਕੋ ਨਾ ਵਿਸਹੀ ਚੁੱਕ ਗਇਆ ਵੇ ਸਾਸ ਨਾਨਕ ਗੁਰਮੁਖਾ ਨੋ ਸੁਖ ਅਗਲਾ ਜਿਨਾ ਅੰਤਰ ਨਾਮ ਨਿਵਾਸ ਮਹੱਲਾ ਤੀਜਾ ਸੇ ਸੈਣ ਸੇ ਸੱਜਣਾ ਜੇ ਗੁਰਮੁਖ ਮਿਲ ਹੈ ਸੁਭਾਏ ਸਤਿਗੁਰ ਕਾ ਪਾਣਾ ਅਨ ਦਿਨ ਕਰ ਹੈ ਸੇ ਸੱਚ ਰਹੇ ਸਮਾਏ ਦੂਜੇ ਪਾਏ ਲੱਗੇ ਸੱਜਣ ਨਾ ਆਖੀਆ ਹੈ ਜੇ ਅਭਿਮਾਨ ਕਰ ਹੈ ਵਿਕਾਰ ਮਨ ਮੁਖ ਆਪ ਸਵਾਰਥੀ ਕਾਰਜ ਨਾ ਸਕ ਹੈ ਸਵਾਰ ਨਾਨਕ पूरब लिखिया कमावना कोई ना मेटण हार पावड़ी तुद आपे जगत उपाए का आप खेल रचाया त्रैगुण आप सृजया माया मोह वधाया विच हौ मैं लेखा मंगिया फिर आवै जाया जिना हर आप कृपा करे से गुर समझाया बलिहारी गुर अपने सदा सदा कुमाया जिना हर आप कृपा करे से गुरु समझाया बलिहारी गुरु अपने सदा सदा कुमाया वाहे गुरु जी का खालसा वाहे गुरु जी की फतेह। श्लोक महला तीजा पूरब लिखिया कमावना जे करता आप लिखियास मोह ठगौली पाई न विस्तरिया गुणतास राग सोरठ दी वार दी पौड़ी तीजी श्लोका नाल